ਸਜਣਾ ਹੁਣ ਨਹੀਂ ਜੀਣਾ ਤੇਰੇ ਬਿਨ ਹੋ ਸਜਣਾ ਸਜਣਾ ਸਜਣਾ ਕੋਲ ਆ ਜਾ ਦਿਲ ਨੂੰ ਟਟੋਲ ਆ ਜਾ ਸਾਰਾ ਜੱਗ ਛੋੜ ਆ ਜਾ ਰਸਤਾ ਉਡੀਕਦਾ ਮੈਂ ਮਾਹੀ ਮੇਰੇ ਕੋਲ ਆ ਜਾ ਦਿਲ ਨੂੰ ਟਟੋਲ ਆ ਜਾ ਸਾਰਾ ਜੱਗ ਛੋੜ ਆ ਜਾ ਰਸਤਾ ਉਡੀਕਦਾ ਮੈਂ ਬੰਜਰ ਜ਼ਮੀਨ ਦਿਲ ਦੀ ਪਿਆਸੀ ਕੇ ਸਮੁੰਦਰ ਲੱਗਦੀ ਤੂੰ ਹੀ ਮੁਹੱਬਤ ਸਿਖਲਾ